ਨਾਲ ਲੱਖ ਤੇਰਾ ਚਾਲ ਮਸਤਾਨੀ ਵੇਖ ਤੈਨੂੰ ਮੁੰਡੇ ਬੋਲੇ ਉਫ ਤੇਰੀ ਚੜ੍ਹਦੀ ਜਵਾਨੀ ਜਵਾਨੀ ਚੜ੍ਹਦੀ ਜਵਾਨੀ ਹਾਏ ਜਾਨ ਕੱਢ ਲੈ ਜਾਨੀ ਓਏ ਲੈ ਲੈ ਜਾਨ ਕੱਢ ਲੈ ਜਾਨੀ ਓਏ ਸੀਨੇ ਵਿੱਚੋਂ ਖਿੱਚ ਕੇ ਦਿਲ ਮੇਰਾ ਕੱਢ ਲੈਨੀ ਏ ਸੀਨੇ ਵਿੱਚੋਂ ਖਿੱਚ ਕੇ ਖਿੱਚ ਕੇ ਜਾ ਮੇਰੇ ਨਾਲ ਮਿਲੋ ਲੱਖ ਨੂੰ ਹਿਲਾ ਲੈ ਟੋਪ ਸ਼ੋਪ ਛੱਡ ਤੇ ਥੋੜਾ ਨੱਚ ਕੇ ਬਕਾ ਦੇ ਆਜਾ ਮੇਰੇ ਨਾਲ ਮਿਲੋ ਲੱਖ ਨੂੰ ਹਿਲਾ ਲੈ ਟੋਪ ਸ਼ੋਪ ਛੱਡ ਤੇ ਥੋੜਾ ਨੱਚ ਕੇ ਬਕਾ ਦੇ ਆਜਾ ਮੇਰੇ ਨਾਲ ਨਾਲ ਮਿਲੋ ਆਜਾ ਮੇਰੇ ਨਾਲ ਆਜਾ ਮੇਰੇ ਨਾਲ ਮਿਲੋ ਲੱਖ ਨੂੰ ਹਿਲਾ ਲੈ ਟੋਪ ਸ਼ੋਪ ਛੱਡ ਤੇ ਥੋੜਾ ਨੱਚ ਕੇ ਬਕਾ ਦੇ So cute, baby, cute teri smile hai Brown, brown skin, teri vakra style hai Billo, billo, vakra style hai Ae, raata di neend chura le gai hai Akha vichho khich ke Khich ke, akha vichho khich ke Raata di neend chura le gai hai Ishq ki aag laga ke billo, ishq ki aag laga ke बॉडी शेप थोड़ी चल नशे से तू लैस बेबे सिर पे डाला पल्लो है बजे का जब ये गाना तुझको मजा आएगा तेरा वाला लौंडा इसे सुन के चल जाएगा रोकेगा तुझको और तुझ पे चिल्लाएगा डर यो ना बेबे तेरा यार चला आएगा मुझे तेरे आशिक हैं काफी लेकिन एक दिन तुझे साले भूलेंगे भाभी क्योंकि भैया तेरे गड्डी और पप्पा भी राजी तो क्या करेंगे